ਸਤ ਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾਂ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਆ ਦੁਖ ਮੈਂ ਸੰਗ ਨਾ ਹੋਈ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਏ ਰਹਾਉ ਦਾਰਾ ਮੀਤ ਪੂਤ ਸਨ ਬੰਦੇ ਸਗਰੇ ਧਨ ਸਿਉ ਲਾਗੇ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗ ਛਾੜ ਸਭ ਭਾਗੇ ਕਹੋ ਕਹਾ ਮਨ ਬਉਰੇ ਕਹੋ ਇਨ ਸਿਉ ਨੇਹੋ ਲਗਾਇਓ ਨਾਥ ਸਗਲ ਪੈ ਪੰਜਨ ਜਸ ਤਾਕੋ ਬਿਸਰਾਇਓ ਸੁਆਨ ਪੂਛ ਜਿਉ ਪਇਓ ਨਾ ਸੁਦਾ ਬਹੁਤ ਯਤਨ ਮੈਂ ਕੀਨਾ ਨਾਨਕ ਲਾਜ ਬਿਰਦ ਕੀ ਰੱਖੋ ਨਾਮ ਤੁਹਾਰਾ ਲੀਨਾ ਸੁਆਨ ਪੂਛ ਜਿਉ ਪਇਓ ਨਾ ਸੁਦਾ ਬਹੁਤ ਯਤਨ ਮੈਂ ਕੀਨਾ नानक लाज बिरद की राखो नाम तुहारा लीना वाहे गुरु जी का खालसा वाहे गुरु जी की फतेह। सोरठ महला नावां एह जग मीत ना देखियो कोई सगल जगत आपो में सुख लागे दुख में संग ना होई।